ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ। ਰਾਜਨ ਮਹਿ ਰਾਜਾ ਉਰਜਾਇਓ, ਮਾਨਨ ਮਹਿ ਅਭਿਮਾਨੀ। ਲੋਭਨ ਮਹਿ ਲੋਭੀ ਲੋਭਾਇਓ, ਤਿਉਂ ਹਰ ਰੰਗ ਰਚੇ ਗਿਆਨੀ। ਰਾਜਨ ਮਹਿ ਰਾਜਾ ਉਰਜਾਇਓ, ਮਾਨਨ ਮਹਿ ਅਭਿਮਾਨੀ। ਲੋਭਨ ਮਹਿ ਲੋਭੀ ਲੋਭਾਇਓ, ਤਿਉਂ ਹਰ ਰੰਗ ਰਚੇ ਗਿਆਨੀ। ਹਰ ਜਨ ਕੋ ਇਹੀ ਸੁਹਾਵੈ, ਦੇਖ ਨਿਗਤ ਕਰ ਸੇਵਾ ਸਤਗੁਰ। ਹਰ ਕੀਰਤਨ ਹੀ ਤ੍ਰਿਪਤਾਵੈ, ਰਹਾਉ ਅਮਲ ਸਿਉ ਅਮਲੀ ਲਪਟਾਇਓ। ਭੂਮਨ ਓਮ ਪਿਆਰੀ, ਖੀਰ ਸੰਗ ਬਾਰਕ ਹੈ ਲੀਨਾ, ਪ੍ਰਭ ਸੰਤ ਐਸੇ ਹਿਤਕਾਰੀ। ਵਿਦਿਆ ਮੈਂ ਵਿਦਵਾਂਸੀ ਰਚਿਆ, ਨੈਣ ਦੇਖ ਸੁਖ ਪਾਵੈ। ਜੈਸੇ ਰਸਨਾ ਸਾਧੁ ਲੁਭਾਨੀ, ਤਿਉਂ ਹਰ ਜਨ ਹਰ ਗੁਣ ਗਾਵੈ। ਜੈਸੀ ਭੂਖ ਤੈਸੀ ਕਾ ਪੂਰਕ, ਸਗਲ ਘਟਾ ਕਾ ਸੁਆਮੀ। ਨਾਨਕ ਪਿਆਸ ਲੱਗੀ ਦਰਸ਼ਨ ਕੀ, ਪ੍ਰਭ ਮਿਲਿਆ ਅੰਤਰ ਜਾਮੀ। ਜੈਸੀ ਭੂਖ ਤੈਸੀ ਕਾ ਪੂਰਕ, ਸਗਲ ਘਟਾ ਕਾ ਸੁਆਮੀ। ਨਾਨਕ ਪਿਆਸ ਲੱਗੀ ਦਰਸ਼ਨ ਕੀ, ਪ੍ਰਭ ਮਿਲਿਆ ਅੰਤਰ ਜਾਮੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਪੰਜਵਾਂ। ਰਾਜਨ ਮਹਿ ਰਾਜਾ ਉਰਜਾਇਓ, ਮਾਨਨ ਮਹਿ ਅਭਿਮਾਨੀ। ਲੋਭਨ ਮਹਿ ਲੋਭੀ ਲੋਭਾਇਓ, ਤਿਉਂ ਹਰ ਰੰਗ ਰਚੇ ਗਿਆਨੀ।